ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹ ਅਭਾਗਾ ਚਰਨ ਕਮਲ ਜਾਪ ਮਨ ਰਗ ਅਮੈ ਸਰੋਵਰ ਪਾਗ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹ ਅਭਾਗ ਚਰਨ ਕਮਲ ਜਾ ਕਾ ਮਨ ਰਗ ਅਮੈ ਸਰੋਵਰ ਪਾਗ ਤੇਰਾ ਜਾਣਾ ਰਾਮ ਨਾਮ ਰੰਗ ਜਾਗ ਆਲਸ ਸੀਜ ਗਯਾ ਸਭ ਤਨ ਤੇ ਪ੍ਰੀਤਮ ਸਿਉ ਮਨ ਲਗ ਜਹ ਜਹ ਪੇਖੋ ਤਹ ਨਾਰਾਇਣ ਸਗਲ ਕਥਾ ਮਹਿ ਤਦ ਨਾਮ ਉਦਕ ਤੀਵਤ ਜਨ ਨਾਨਕ ਤਿਆਗੀ ਸਭ ਅਨਰਗ ਜਹ ਜਹ ਪੇਖੋ ਤਾ ਨਾਰਾਇਣ ਸਗਲ ਕਟਾ ਮਹਿ ਤਦ ਨਾਮ ਉਦਕ ਤੀਬਤ ਜਨ ਨਾਨਕ ਤਿਆਗੀ ਸਭ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗ ਅਮੈ ਸਰੋਵਰ ਪਾਗਾ।